ਤੇਰੀ ਪੌਦੀ ਇੱਕ ਕੱਲੀ ਉਹ ਮੁੰਡਿਆਂ ਚੋਂ ਕਾਕਾ ਜੀ ਅਲੱਗ ਦਿਸਦਾ ਕੁੜੀਆਂ ਦੇ ਵਿੱਚੋਂ ਤੂੰ ਵੀ ਫਿਰੇ ਹੈ ਨਿਖਰੀ ਮਹਿਫਲ ਸਜਾਈਏ।